ਓਏ ਨੇ ਫੋਨ ਤੇ ਤੂੰ ਭੁੱਕੇ ਮੂਰੇ ਆ ਤਾਂ ਜਰਾ ਨੇ ਫੋਨ ਤੇ ਤੂੰ ਭੁੱਕੇ ਮੂਰੇ ਆ ਤਾਂ ਜਰਾ ਰਾਂ ਇੱਕੇ ਆਵਣਾ ਮੈਂ ਟਾਈਮ ਪਾ ਤਾਂ ਜਰਾ ਰਾਂ ਇੱਕੇ ਆਵਣਾ ਮੈਂ ਟਾਈਮ ਪਾ ਤਾਂ ਜਰਾ ਚੱਟ ਜੂ ਤੂੰ ਹੀ ਚੁੱਪ ਜੇ ਸਭਾ ਦਾ ਬਲੀਏ ਆਕੜੇ ਤੂੰ ਐਵੇਂ ਕਮਜ਼ੋਰ ਜਾਣ ਕੇ ਓ ਚੰਗਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵਾਈਫ ਤੇਰਾ ਕੱਟੂ ਗਾ ਤੂੰ ਦੇਖੀ ਕਰ ਕੱਲਾ ਆਣ ਕੇ ਚੰਗਾ ਤੇਰੀ ਟਾਈਮ ਤੇਰਾ ਡਾਂਗ ਮੇਰੀ ਵਾਈਫ ਤੇਰਾ ਕੱਟੂ ਗਾ ਤੂੰ ਦੇਖੀ ਕਰ ਕੱਲਾ ਆਣ ਕੇ ਓ ਕਿੰਨੇ ਕੁ ਮੈਂ ਜੋਗਾ ਮੈਨੂੰ ਪੂਰਾ ਪੂਰਾ ਬੰਦ ਬੋਲਦੀ ਲੋੜ ਨਾ ਵੇ ਮੈਨੂੰ ਗੋਲੀਆਂ ਚਲਾਉਣ ਦੀ ਆ ਯਾਰ ਕਰਦੇ ਆ ਪੁੱਟ ਦੇ ਵਰੋਧੀ ਦੇਖੀ ਵਾਂਗ ਨੀ ਸਮੋਗ ਜਦੋਂ ਦੱਸ ਕਿਸੇ ਖਾਂ ਤੇ ਯਾਰ ਵਾਰ ਕਰਦੇ ਆ ਆਉ ਵੈਰੀਆਂ ਦੇ ਘਰਾਂ ਵਿੱਚ ਪੈਂਦੇ ਨੇ ਕਲੇਸ਼ ਯਾਰਾਂ ਦੀ ਸਪੋਰਟ ਜਦੋਂ ਯਾਰ ਕਰਦੇ ਆ ਪੁੱਟ ਦੇ ਵਰੋਧੀ ਦੇਖੀ ਵਾਂਗ ਨੀ ਸਮੋਗ ਜਦੋਂ ਦੱਸ ਕਿਸੇ ਖਾਂ ਤੇ ਯਾਰ ਵਾਰ ਕਰਦੇ ਆ ਆਉ ਐਵੇਂ ਲੰਡੀ ਬੁੱਚੀਆਂ ਦਾ ਰੱਖਿਆ ਨਾ ਖੌਫ ਆਉ ਐਵੇਂ ਲੰਡੀ ਬੁੱਚੀਆਂ ਦਾ ਰੱਖਿਆ ਨਾ ਖੌਫ ਜਾਣਾ ਟੌਰ ਨਾਲ ਜੱਟ ਨੀ